ਵੇ ਮੁੰਡੇ ਹੋ ਤੁਹਾਡਾ ਸ਼ਹਿਰ ਕਿਹੜਾ ਇੱਥੇ ਧੱਕੇ ਖਾਂਦੇ ਤੁਰੇ ਫਿਰਦੇ ਹੋ ਸਾਡਾ ਕਿਹੜਾ ਸ਼ਹਿਰ ਆ ਜਿੱਥੇ ਰਾਤ ਬੁੱਬੇ ਸੌਂ ਜਾਈਦਾ ਦੁਨੀਆਂ ਤੇ ਲੱਗਿਆ ਹਸੀਨਾ ਦਾ ਮੇਲਾ ਫਿਰ ਵੀ ਮੇਰਾ ਦਿਲ ਕਿਉਂ ਘੁੰਮਦਾ ਅਕੇਲਾ ਨਾ ਵਗਾ ਦੇ ਮੈਂ ਸਿੰਗਲ ਨੀ ਮਰਨਾ ਤੂੰ ਦਿਲ ਨੂੰ ਮਨਾ ਲੈ ਮੇਰੇ ਚਮਦੀ ਭਾਵੇਂ ਵੀ ਬੁੜਤੀ ਸਵਾਲ ਹੈ ਸੈਂਕੀ ਮਰਾਠਾ